ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉ ਟਲੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਸ਼ਲਿਓ ਕਿਉ ਛਲੈ ਪ੍ਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈਲਿਐ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾ ਜੇ ਤਿਸ ਭਾਵਾ ਕਿਉ ਮਿਲੈ ਹੋਏ ਪਰਾਇਆ ਸਾਹਿਬ ਸੋ ਸਾਲਾਹੀਐ ਜਿਨ ਜਗਤ ਉਪਾਇਆ ਆਏ ਗਇਆ ਕੀ ਨ ਆਇਓ ਕਿਉ ਆਵੈ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਾਤਾ ਸਾਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਮ ਅਵਗਣ ਆਰੇ ਤੂੰ ਸੁਣ ਪਿਆਰੇ ਤੁਧ ਭਾਵੈ ਸੱਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੈ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਭੇਵੈ ਤੰਤ ਮੰਤ ਪਾਖੰਡ ਨ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਝੈ ਗੁਰ ਸਬਦੀ ਸੱਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਰ ਘਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੇ ਸਾਜਨ ਕਰ ਹੈ ਰਲੀਆ ਕਰਮ ਧਰਮ ਸਬਾਇਆ अठ सठ तीरथ पुन पूजा नाम साचा पाया आप साजे थाप वेख तिसे पाणा पाया साजन रंग रंगीलड़े रंग लाल बनाया अंधा आगू जे थी क्यों पादर जाने आप मुसे मत होशिए क्यों राह पछाने क्यों राह जावे महल पावे अंध की मत अंधले विण नाम हर के काश न सूजे अंध बूढ़ो तंदले दिन रात चानन चाओ उपजे शब्द गुर का मन वसे कर जोड़ गुर पह कर बिनंती राह पादर गुर दसे मन पर देसी जे थी है सब देश पर आया किस पह खोलो गंठड़ी दुखी पर आया दुखी पर आया जगत सबाया कौन जाने बिद मेरिया आवने जावने खरे डरावने टूट न आवे फेरिया नाम विहूने ऊने चूने ना गुर शब्द सुनाया मन पर देसी जे थी है सब देश पर आया गुर महली कर आपने सो पर पुर लीना सेवक सेवा ता करे सच शब्द पतीना शब्दे पतीजै अंक पीजै सो महल महला अंतरे आप करता करे सोई प्रभ आप अंत निरंतरे गुर शब्द मेला ता सुहेला बाजंत अनहद बीना गुर महली कर आपने सो पर पुर लीना कीता क्या साला ही है कर वेखै सोई ताकी कीमत ना पवे जे लोचे कोई कीमत सो पावे आप जानावे आप अपुल ना भुलाए जय जयकार करह तुद पावह गुर कै शब्द अमुलाए हीणो नीच करो बेनंती साच न छोड़ो पाई नानक जिन कर देखिया देवै मत साई हीणो नीच करो बेनंती साच न छोड़ो पाई नानक जिन कर देखिया देवै मत साई वाहिगुरु जी का खालसा वाहिगुरु जी की फतेह। सूही महला पहला मेरा मन राता गुण रवै मन भावै सोई गुर की पौड़ी साच की साचा सुख होई।